ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਤ੍ਰਿਸਨਾ ਦਾਧੀ ਜਲਮੂਈ ਜਲ ਜਲ ਕਰੇ ਪੁਕਾਰ ਸਤ ਗੁਰ ਸੀਤਲ ਜੇ ਮਿਲਾ ਫਿਰ ਜਲਾ ਨਾ ਦੂਜੀ ਵਾਰ ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ ਚਰ ਸ਼ਬਦ ਨਾ ਕਰੇ ਵਿਚਾਰ ਤ੍ਰਿਸਨਾ ਦਾਧੀ ਜਲ ਮੂਈ ਜਲ ਜਲ ਕਰੇ ਪੁਕਾਰ ਸਤ ਗੁਰ ਸੀਤਲ ਜੇ ਮਿਲਾ ਫਿਰ ਜਾਲਾ ਨਾ ਦੂਜੀ ਵਾਰ ਨਾਨਕ ਵਿਣ ਨਾਵੈ ਨਿਰਭਉ ਕੋ ਨਹੀਂ ਚਰ ਸ਼ਬਦ ਨਾ ਕਰੇ ਵਿਚਾਰ ਮਹੱਲਾ ਤੀਜਾ ਭੇਖੀ ਅਗਨ ਨਾ ਬੁਝਾਈ ਚਿੰਤਾ ਹੈ ਮਨ ਮਾਹੀ ਵਰਮੀ ਮਾਰੀ ਸਾਪ ਨਾ ਮਾਰੈ ਤਿਉਂ ਗੁਰੇ ਕਰਮ ਕਮਾਹੀ ਸਤ ਗੁਰ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਮਨ ਤਾਨ ਸੀਤਲ ਸਾਂਤ ਹੋਏ ਤਿਸਮਾ ਅਗਨ ਬੁਝਾਏ ਸੁਖਾ ਸਿਰ ਸਦਾ ਸੁਖ ਹੋਏ ਜਾ ਵਿਚਹੁ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹੈ ਲਿਵ ਲਾਏ ਚਿੰਤਾ ਮੂਲ ਨਾ ਹੋਵੈ ਹਰ ਨਾਮ ਰੱਜਾ ਆਗਾਏ ਨਾਨਕ ਨਾਮ ਬਿਨਾ ਨਹਿ ਛੂਟੀਐ ਹਉ ਮੈਂ จหปัจจายปาวรีจิมีหรหรนามเตอายาที่นี่ปายาเรสารบสุขาสาบจานมาเตนาคาสัพพลหะเจนหารเกนามกีมานลากีปุขายินีกุรกาบจนอาราบียาเตนวิสรกายสับดุขาเตสันตปาเลกุรสิกหังเจนนาหิเจนตปรายจุขาตันนาตันนาเตนาคากรุหะเจสอัมเรตภาลหารลาเกมุขาเตสันตปาเลกุรสิกหังเจนนาหิจินตปรายจุขาตันนาตันนาเตนาคากรุหะเจสอัมเรตภาลหารลาเกมุขาวาหิกรุจีกาขาลสาวาหิกรุจีกีขัตเฮสโลกमहला तीजा त्रिसना दादी जाल मुई जाल जाल करे पुकार सतगुर सीतल जे मिला फिर जाला ना दूजी वार राग वड़हंस दी शेमी पौड़ी श्लोका नाल